ਸਪਿਨਰ ਕਾਨੇ ਤੇਰਾ ਪੈਨ ਇੰਡੀਆ ਸਾਰਾ ਤੇਰੀ ਫਿਗਰ ਦਾ ਪੈਨ ਇੰਡੀਆ ਅੱਖ ਤੇਰੀ ਕੋਲੋਂ ਆਸ਼ਕਾਂ ਨੂੰ ਖਤਰਾ ਨੀ ਲੱਕ ਤੇਰਾ ਕਰੇ ਪੂਰਾ ਪੈਨ ਇੰਡੀਆ ਸਪਿਨਰ ਕਾਨੇ ਤੇਰਾ ਪੈਨ ਇੰਡੀਆ ਸਾਰਾ ਤੇਰੀ ਫਿਗਰ ਦਾ ਪੈਨ ਇੰਡੀਆ ਅੱਖ ਤੇਰੀ ਕੋਲੋਂ ਆਸ਼ਕਾਂ ਨੂੰ ਖਤਰਾ ਨੀ ਲੱਕ ਤੇਰਾ ਕਰੇ ਪੂਰਾ ਪੈਨ ਇੰਡੀਆ ਰੈਡ ਆ ਫਰਾਰੀ ਤੇਰੀ ਮੇਡ ਇਟਲੀ ਨੀ ਪਾ ਕੇ ਫਰੋਕ ਪਾਉਂਦੀ ਫਿਰ ਕਿੱਕਲੀ ਫੇਸ ਤੋਂ ਇਰਾਨ ਦੀ ਹਸੀਨਾ ਲੱਗਦੀ ਹੋ ਕੇ ਤਿਆਰ ਤੂੰ ਕਰੀਨਾ ਲੱਗਦੀ ਏ ਵੀ ਘੁੰਮੀ ਜਾਨੀ ਆ ਦੁਬਈ ਨੀ ਬੇਬੀ ਮੂਵ ਕਰਕੇ ਮੁੰਬਈ ਨੀ ਗੋਰੀ ਤੌਰ ਉੱਤੇ ਚੇਨ ਮਾਰੇ ਲਈ ਸ਼ਿਕਾ ਸਾਰਾ ਹੀ ਗਵਾਈ ਬੈਠਾ ਚੈਨ ਗਿਆ ਮੇਰੇ ਕਾਨੇ ਤੇਰਾ ਪੈਨ ਇੰਡੀਆ ਸਾਰਾ ਤੇਰੀ ਫਿਗਰ ਦਾ ਪੈਨ ਇੰਡੀਆ ਅੱਖ ਤੇਰੀ ਕੋਲੋਂ ਆਸ਼ਕਾਂ ਨੂੰ ਖਤਰਾ ਨੀ ਲੱਕ ਤੇਰਾ ਕਰੇ ਪੂਰਾ ਪੈਨ ਇੰਡੀਆ ਐਲੀ ਦਾ ਬਰੂਟ ਕਿਹੜਾ ਖਾਈ ਜਾਨੀ ਏ ਐਸੋ ਪਲਾਜ਼ੋ ਬਣਵਾਈ ਜਾਨੀ ਏ ਸਵਿਜ਼ ਤੋਂ ਚੜਾ ਕੇ ਪਿੰਕ ਡਾਇਮੰਡ ਰੀ ਫਿੰਗਰ ਦੀ ਰਿੰਗ ਜੀ ਦਿਖਾਈ ਜਾਨੀ ਏ ਬੇਬੀ ਮਸਕਾਰਾ ਮੈਂ ਕਿਸੇ ਕੋ ਧਾ ਬੇਬੀ ਤੇਰਾ ਰੰਗ ਐ ਮੈਂ ਤੋ ਜਾ ਆਨਾ ਦੁਪਹਿਰੇ ਬਾਹਰ ਲੈ ਕੇ ਛਤਰੀ ਤੱਕ ਤੱਕ ਹੋ ਜੂ ਤੈਨੂੰ ਪੈਨ ਇੰਡੀਆ ਉਸ ਮੇਰੇ ਕਾਨੇ ਤੇਰਾ ਪੈਨ ਇੰਡੀਆ ਸਾਰਾ ਤੇਰੀ ਫਿਗਰ ਦਾ ਪੈਨ ਇੰਡੀਆ ਅੱਖ ਤੇਰੀ ਕੋਲੋਂ ਆਸ਼ਕਾਂ ਨੂੰ ਖਤਰਾ ਨੀ ਲੱਕ ਤੇਰਾ ਕਰੇ ਪੂਰਾ ਪੈਨ ਇੰਡੀਆ ਦਿੱਲੀ ਵਾਲਾ ਨਖਰਾ ਤੇਰੇ ਤੇ ਫੱਬਦਾ ਫੈਸ਼ਨ ਚਲਾਵੇ ਬਿੱਲੋ ਤੂੰ ਅੱਜ ਦਾ ਦੁਨੀਆ ਨੂੰ ਭੁੱਲ ਗਈ ਪੰਜਾਬ ਅੱਗੇ ਨੀ ਇੰਗਲੈਂਡ ਵੋਗ ਤੈਨੂੰ ਫੇਰ ਲੱਭਦਾ ਬੇਬੀ ਤੇਰੀ ਤੁਰਕੀ ਦੀ ਤੋਰ ਨੀ ਬੇਬੀ ਤੈਨੂੰ ਵੇਖ ਚੜੇ ਲੋਰ ਨੀ ਤੇਰੇ ਪਿੱਛੇ ਗੁਰੂ ਬਿਲ ਗੁਰਜੀਤ ਨੂੰ ਲੱਗ ਬਿਨਾ ਕਿਤੇ ਮਾੜਾ ਕਹਿ ਨੀ ਮੀਆ ਉਸ ਮੇਰੇ ਕਾਨੇ ਤੇਰਾ ਪੈਨ ਇੰਡੀਆ ਸਾਰਾ ਤੇਰੀ ਫਿਗਰ ਦਾ ਪੈਨ ਇੰਡੀਆ ਅੱਖ ਤੇਰੀ ਕੋਲੋਂ ਆਸ਼ਕਾਂ ਨੂੰ ਖਤਰਾ ਨੀ ਲੱਕ ਤੇਰਾ ਕਰੇ ਪੂਰਾ ਪੈਨ ਇੰਡੀਆ